ਰਤ ਗਾਲੀ ਸੋਹਣੀ ਸੋਹਣੀ ਅੱਖੀਆਂ ਵਾਲੀ ਦਿਲ ਦੇ ਜਾਇਆ ਤੇ ਜਾ ਰੇ ਹਮਕੋ ਤੂੰ ਗਾਲੀ ਹਮ ਤੇਰੇ ਦੀਵਾਨੇ ਹੈ ਹਮ ਆਸ਼ਿਕ ਮਸਤਾਨੇ ਹੈ ਹਮ ਤੇਰੇ ਦੀਵਾਨੇ ਹੈ ਹਮ ਆਸ਼ਿਕ ਬਦਨ ਤੇਰਾ ਰੰਗ ਦਿਆ ਓਏ ਮੁੰਡਿਆ ਪਾਦਾ ਰਹਾ ਸੂਲੀ ਪੇ ਚੁਨਾ ਤੁਝੇ ਟੰਗ ਦਿਆ ਮੈਂ ਸੂਲੀ ਪੇ ਚੜ ਜਾਵਾ ਤੂੰ ਬੋਲ ਅਭੀ ਮਰ ਜਾਵਾ ਮੈਂ ਤੁਝਸੇ ਅਗਰ ਡਰ ਜਾਵਾ ਓ ਦਿਲ ਨਾਮ ਤੇਰੇ ਕਰ ਜਾਵਾ ਯਾਦ ਰੱਖਣਾ ਮੇਰਾ ਕਹਿਣਾ ਯੇ ਦਿਲ ਇੱਕ ਦਿਨ ਮਿਲ ਜਾਣੇ ਹੈ ਨਜ਼ਦੀਕ ਬੜੀ ਹੈ ਆਲਕ ਜਹ ਗਲੇ ਤੂੰ ਕਿਸੀ ਬਹਾਨੇ ਸੇ ਬਹਾਨੇ ਸੇ ਬਹਾਨੇ ਸੇ ਬੜੀ ਮਸਤੀ ਤੁਝੇ ਚੜੀ ਹੈ ਹਰ ਲੜਕੀ ਦੂਰ ਖੜੀ ਹੈ ਮੈਂ ਆ ਗਈ ਫਿਰ ਵੀ ਤੇਰੇ ਬੁਲਾਨੇ ਸੇ ਬੁਲਾਨੇ ਸੇ ਸੋਚ ਕਰ ਥਾ ਤੁਝੇ ਆਨਾ ਆ ਕਰ ਵਾਪਸ ਨਾ ਜਾਣਾ ਹਮ ਤੇਰੇ क्या कोई खुशी, पुरवा का झोंका है, एक आए एक जाएगा, सारी बड़ी है प्यारी, यही एक सच है, ये सब रंग बड़े सुहाने हैं, हम तेरे